ਮੁੰਡਾ ਤੈਨੂੰ ਮਿਲਿਆ, ਮਿਲ ਗਿਆ ਮੇਰੇ ਨਾਲ ਲੇਖ ਜੋ, ਫਿਰ ਤਾਂ ਤੇਰਾ ਵੀ ਮਨ ਖਿਲਿਆ। ਓ ਕਰ ਦੂੰਗਾ ਸੱਪੇ ਪੂਰੀਆਂ ਨੀ ਤੇਰੀਆਂ ਡਿਮਾਂਡਾਂ ਜਿਹੜੀਆਂ। ਜਗਦੀਆਂ ਨਜ਼ਰਾਂ ਤੋਂ ਗਾੜ ਤੈਨੂੰ ਮੈਂ, ਸ਼ਾਪਿੰਗ ਕਰੀ ਤੂੰ ਬਿੱਲੋ ਰੱਜ ਰੱਜ ਕੇ, ਦੇਣਾ ਏ ਕ੍ਰੈਡਿਟ ਕਾਰਡ ਤੈਨੂੰ ਮੈਂ, ਰੱਖਣਾ ਬਣਾ ਕੇ ਤੈਨੂੰ ਆਪਣੀ ਕੁਈਨ ਕਰਾਂ। ਜਗਦੀਆਂ ਨਜ਼ਰਾਂ ਤੋਂ ਗਾੜ ਤੈਨੂੰ ਮੈਂ, ਤੇਰੇ ਨਾਲ ਯਾਰੀ ਜੱਟ ਦੀ ਬਗਾਨੀਆਂ ਨਾ ਕਦੇ ਛੇੜੀਆਂ। ਗੱਲਾਂ ਕਿਹੜੀਆਂ ਕੇ ਖੜਦੀ। ਹਵਾ ਕਾਦੀ ਲੱਗੀ ਤੈਨੂੰ ਚੰਡੀਗੜ੍ਹ ਦੀ, ਸ਼ੀਸ਼ੇ ਮੂਹਰੇ ਪੋਜ਼ ਜੇ ਬਣਾ ਕੇ ਖੜਦੀ, ਕਿਵੇਂ ਰੁੱਤ ਬਾਰ ਕਾਨੇ ਤੇਰਾ ਉੱਚਾ ਹੋ ਗਿਆ। ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ, ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ, ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ। ਚੇਤਾ ਗਿਆ ਨਾ ਦਿਮਾਗ ਚੋਂ ਜੇ ਤੇਰਾ, ਉੱਤੋਂ ਪੈਗ ਪੁੱਗ ਲੱਗਾ ਹੋਇਆ ਮੇਰਾ, ਤੇਰੇ ਸਹੁਰੇ ਘਰੇ ਗੇਟ ਮੂਰੇ ਮਾਰੂ ਭੜਕਾ, ਹਸਵੈਣ ਨੂੰ ਬੁਲਾ ਲਿਆ ਗਰੀ। ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁੱਗ ਲਾ ਲਿਆ ਗਰੀ। ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀ ਹੈ, ਕਹਿੰਦੀ ਮਨ ਸਮਝਾ ਲਿਆ ਗਰੀ। ਗਈ ਹਾੜਾ ਹਾੜਾ ਸੀ ਉਹ ਪਾਈ ਜਿਹੜੀ ਸੌ ਤੋੜ ਗਈ, ਉਹ ਕੀਤੇ ਕੌਣ ਤੇ ਕਰਾਰਾਂ ਨੂੰ ਵੀ ਮੁੱਕਰ ਗਈ, ਹਾੜਾ ਹਾੜਾ ਸੀ ਉਹ ਪਾਈ ਜਿਹੜੀ ਸੌ ਤੋੜ ਗਈ। ਮੈਨੂੰ ਆਥਣੇ ਠੇਕੇ ਦੇ ਕੋਲੇ ਜਾ ਕੇ ਕੰਮ ਪੀ ਦੂੰਗਾ ਖਾਰੇ ਦੇ ਵਿੱਚ ਪਾ ਕੇ, ਬੋਤਲੀ ਚ ਦਿਸਗੀ ਜੇ ਤੂੰ ਬੱਲੀਏ, ਕਹਿੰਦੀ ਬੋਤਲੀ ਚੜਾ ਲਿਆ ਕਰੀ। ਉਹ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਰੋਕ ਲਾ ਲਿਆ ਕਰੀ। ਯਾਦ ਆਉਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ, ਕਹਿੰਦੀ ਮਨ ਸਮਝਾ ਲਿਆ ਗਰੀ। ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ, ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਮੈਂ ਮੇਰੇ ਉੱਤੇ ਮਰਦੇ ਨਾਜ਼ੁਕ ਦਿਲ ਤੋੜਦਾ ਆ, ਤੋੜਦਾ ਆ, ਨੀ ਤੂੰ ਹਾਂ ਵੀ ਨੀ ਤੋਂ ਪੁੱਛੇ ਨਾ ਮੇਰਾ ਪਰ ਕੋਲ ਨਾ ਮੇਰੇ ਖੜਦੀ ਜਦ ਮੈਂ ਕੁੜੀਆਂ ਕੋਲ ਖੜ ਜਾਵਾਂ ਮੈਂ ਸੁਣਿਆ ਬਾਲਾ ਸੜਦੀ ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ ਰੇਸ਼ਮੀ ਰੁਮਾਲ। ਦਾ ਜੂਨ ਦੀਆਂ ਛੁੱਟੀਆਂ ਚ ਬੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ। ਉਹਦਾ ਜੂਨ ਦੀਆਂ ਛੁੱਟੀਆਂ ਚ ਬੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ। ਅੱਖਾਂ ਅੱਗੇ ਖੁੰਬਦੀ ਦੋ ਗੁੱਤਾਂ ਵਾਲੀ, ਓ ਵੇਖ ਵੇਖ ਜੀਨੂੰ ਨੀ ਸੀ ਦਿਲ ਭਰਦਾ। ਸ਼ੌਕੀਨ ਤੈਨੂੰ ਹੱਸਦੀ ਵੇਖ ਕੇ ਖੇਡਦੇ ਨੇ ਫੁੱਲ ਗਾ ਡੈਮ ਪ੍ਰੀਟੀ ਤੇਰਾ ਮੁਖੜਾ ਹਸੀਨ ਗਰਲ ਹੌਪ ਇਨ ਦ ਰਾਈਡ ਵਿਦ ਮੀ ਲਾਇਨ ਨੀਡ ਅ ਲਾਇਨ ਸੋ ਯੂ ਆਰ ਡੂ ਇਸ ਟਾਕ ਆਈ ਐਮ ਬਾਇੰਗ ਇਟ ਦੈਟਸ ਜਸਟ ਹਾਊ ਇਟ ਇਜ਼ ਪਲੱਸ ਆ ਗਾਟ ਦੈਟ ਲੀਨ ਦੇ ਸੇ ਆਈ ਐਮ ਸੋ ਇਨ ਵਾਈ ਵਿਦ ਇਟ ਦੇਨ ਆਈ ਲੁੱਕ ਐਟ ਕੈਮਿਸਟਰੀ ਲਾਇਨ ਇਟ ਜਸਟ ਲਾਈਕ ਦ ਸਾਇੰਸ ਇੱਕ ਹੱਟ ਤੋਂ ਦਬਾਉਂ ਚੁੰਨੀ ਪੱਗ ਨਾਲ ਤੇ ਜੱਟ ਤੱਪਦਾ ਤੰਦੂਰ ਤੂੰ 58 Colmer Road, Papa Totoy, Auckland, which Dala de Masalian is Subtovadi supermarket. Just Fresh. Just Fresh Day, Ace Week Day special with Rajpog Rice, $9.99. Premium Rajpog Rice, $13.99. Khire, Surf, 99 cents each. Garewal Chakiata, 20 kilo bag, $20.99. Verka Kyo, 1 liter, $12.99. Ate Verka Kyo, 2 liter, $22.99. Fresh Pindiyan te Mooliyan vi. ਹਰ ਵੇਲੇ ਉਪਲਬਧ ਨੇ ਜਸਟ ਫਰੈਸ਼ ਸ਼੍ਰੀ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਾਲ ਪੱਪ ਟੋਏ ਦੇ ਵਿੱਚ ਜਾਦੂ ਹੀ ਹੈ ਤੇਰੇ ਹੱਥਾਂ ਚ ਤਾਂ ਕਿਆ ਸਵਾਦ ਰੋਟੀ ਬਣਾਈ ਹੈ ਇਹ ਜਾਦੂ ਹੈ ਆਸ਼ੀਰਵਾਦ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਵਿੱਚ ਹੀ ਪੀਸਿਆ ਆਸ਼ੀਰਵਾਦ ਪਿਓਰ ਚੱਕੀ ਫਰੈਸ਼ ਆਟਾ ਬਾਈ ਸੱਚੀ ਸਵਾਦ ਆ ਗਿਆ